ਸੋ ਸਾਰਾ ਹੀ 2000 ਵੋਟ ਦਾ ਫਰਕ ਹੈ ਜੀ, ਕੁਛ ਵੀ ਇੱਥੇ ਜਿਹੜਾ ਟ੍ਰੈਂਡ ਚੇਂਜ ਹੋ ਸਕਦਾ। ਪਰ ਜੇਕਰ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਤਨਾਮ ਸਿੰਘ ਕੈਂਥ ਦੀ ਗੱਲ ਕਰਾਂ, ਜੋ ਕਿ ਇੱਕ ਬਹੁਤ ਵੱਡਾ ਨਾਮ ਹੈ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ, ਉਹਨਾਂ ਨੂੰ ਸਿਰਫ ਤੇ ਸਿਰਫ 10,270 ਵੋਟਾਂ ਦੀ ਅੱਜ ਤੱਕ ਉਹਨਾਂ ਦੀ ਗਿਣਤੀ ਹੋਈ ਹੈ ਤੀਜੇ ਨੰਬਰ ਤੇ ਚੱਲ ਜੀ। ਕਾਫੀ ਜ਼ਿਆਦਾ ਫਰਕ ਹੈ, 20,000 ਦੇ ਕਰੀਬ ਉਹਨਾਂ ਦਾ ਜਿਹੜਾ ਫਰਕ ਨਜ਼ਰ ਆ ਰਿਹਾ ਹੈ। ਬਿਲਕੁਲ, ਸੋ ਵੱਡਾ ਫਰਕ ਉਹਨਾਂ ਦਾ ਨਜ਼ਰ ਆ ਰਿਹਾ। ਸੋ ਇਸ ਦੇ ਨਾਲ ਨਾਲ ਡਾਕਟਰ ਸਾਹਿਬ, ਜੇਕਰ ਮੈਂ ਗੱਲ ਕਰਾਂ ਹੁਣ ਤੁਹਾਨੂੰ ਲੈ ਕੇ ਚੱਲਾਂ ਬਰਨਾਲਾ ਦੇ ਵਿੱਚ। ਹਾਂਜੀ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੀਰ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਜੀ ਲੀਡ ਕਰ ਰਹੇ ਨੇ, ਉਹਨਾਂ ਦੀਆਂ ਜਿਹੜੀਆਂ ਹੁਣ ਤੱਕ ਵੋਟਾਂ ਗਿਣੀਆਂ ਗਈਆਂ ਨੇ ਉਹ 44,523 ਵੋਟਾਂ ਨੇ, ਤੇ ਉਹਨਾਂ ਦੇ ਪਿੱਛੇ ਕੇਵਲ ਸਿੰਘ ਢਿੱਲੋਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਇੱਕ ਵੱਡਾ ਕੱਦਵਾਰ ਨੇਤਾ ਜੀ, ਉਹ 42,768 ਵੋਟਾਂ ਦੇ ਨਾਲ ਉਹਨਾਂ ਨੂੰ ਚੇਸ ਕਰਦਾ ਹੋਇਆ ਆ ਰਿਹਾ। ਉਹਦੇ ਨਾਲ ਹੀ ਸੁਰਿੰਦਰਪਾਲ ਸਿੰਘ ਸੀਬੀਆ ਸ਼੍ਰੋਮਣੀ ਅਕਾਲੀ ਦਲ ਦੇ, ਉਹ 29,345 ਵੋਟਾਂ ਤੇ ਨੇ। ਸਿਮਰਜੀਤ ਸਿੰਘ ਮਾਨ ਜੋ ਕਿ ਬਰਨਾਲਾ ਤੋਂ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਨੇ, ਉਹਨਾਂ ਨੂੰ ਸਿਰਫ 4,858 ਵੋਟਾਂ ਹਜੇ ਤੱਕ ਗਿਣੀਆਂ ਗਈਆਂ। ਠੀਕ ਹੈ ਜੀ, ਬਹੁਤ ਵੱਡਾ ਫਰਕ ਹੈ ਡਾਕਟਰ ਸਾਹਿਬ। ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ। ਠੀਕ ਹੈ, ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਬਸੀ ਪਠਾਣਾ। ਬਸੀ ਪਠਾਣਾ ਦੇ ਵਿੱਚ ਗੁਰਪ੍ਰੀਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ ਦੇ 41,138 ਵੋਟਾਂ ਦੇ ਨਾਲ ਜਿਹੜੇ ਨੇ ਲੀਡ ਕਰ ਰਹੇ ਨੇ, ਉਹਨਾਂ ਨੂੰ ਪਿੱਛੇ ਆਮ ਆਦਮੀ ਪਾਰਟੀ ਦੇ ਸੰਤੋਖ ਸਿੰਘ 32,938 ਵੋਟਾਂ ਦੇ ਨਾਲ ਚੇਸ ਕਰਦੇ ਹੋਏ ਆ ਰਹੇ ਨੇ। ਦਰਬਾਰਾ ਸਿੰਘ ਗੁਰੂ ਦੀ ਜੇਕਰ ਮੈਂ ਗੱਲ ਕਰਾਂ ਬਸੀ ਪਠਾਣਾ ਦੇ ਵਿੱਚੋਂ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਨੇਤਾ, ਉਹਨਾਂ ਨੂੰ ਸਿਰਫ 21,564 ਵੋਟਾਂ ਹਜੇ ਤੱਕ ਜਿਹੜੀਆਂ ਕਾਊਂਟ ਹੋਈਆਂ ਨੇ। ਠੀਕ ਹੈ, ਹਜੇ ਗਿਣਤੀ ਚੱਲ ਰਹੀ ਹੈ। ਸੋ ਦਰਬਾਰਾ ਸਿੰਘ ਗੁਰੂ ਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਦੇ ਵਿੱਚ ਘੱਟੋ ਘੱਟ 20,000 ਦਾ ਫਰਕ ਨਜ਼ਰ ਆ ਰਿਹਾ ਸਿੱਧਾ ਸਿੱਧਾ, ਤੇ 10,000 ਦਾ ਜਾਂ ਆਪਾਂ ਕਹਿ ਲਈਏ ਤਾਂ ਸੰਤੋਖ ਸਿੰਘ ਦੇ ਨਾਲ ਫਰਕ ਹੈ। ਸੋ ਬਸੀ ਪਠਾਣਾ ਦੀ ਸੀਟ ਦੀ ਜੇਕਰ ਮੈਂ ਗੱਲ ਕਰਾਂ, ਉਹ ਸਿੱਧੀ ਸਿੱਧੀ ਜਿਹੜੀ ਹੈ ਜੀ ਕਾਂਗਰਸ ਦੀ ਝੋਲੀ ਪੈਂਦੀ ਹੋਈ ਨਜ਼ਰ ਆ ਰਹੀ ਹੈ। ਧਰਮ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿਮਰਜੀਤ ਸਿੰਘ ਮਾਨ ਦੇ ਕੈਂਡੀਡੇਟ ਨੇ, ਉਹਨਾਂ ਨੂੰ ਸਿਰਫ 1415 ਵੋਟਾਂ ਹੀ ਪਈਆਂ ਨੇ। ਅੱਛਾ ਜੀ, ਸੋ ਕਾਫੀ ਜ਼ਿਆਦਾ ਜਿਹੜਾ ਹੈਗਾ ਘੱਟ ਵੋਟਾਂ ਉਹਨਾਂ ਨੂੰ ਪੈ ਰਹੀਆਂ ਨੇ। ਬਸੀ ਪਠਾਣਾ ਤੋਂ ਬਾਅਦ ਮੈਂ ਡਾਕਟਰ ਸਾਹਿਬ ਤੁਹਾਨੂੰ ਲੈ ਕੇ ਚੱਲਾਂਗਾ ਬਟਾਲਾ ਦੇ ਵਿੱਚ। ਪੰਜਾਬ ਦੇ ਜਿਹੜੇ ਨਤੀਜੇ ਆ ਚੁੱਕੇ ਨੇ ਜੀ, ਉਹਨਾਂ ਦੀ ਮੈਂ ਗੱਲ ਇੱਕ ਵਾਰੀ ਫਿਰ ਕਰਦੇ ਹਾਂ ਜੀ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਇੱਕ ਸੀਟ ਪਈ ਹੈ ਜੀ ਹਾਲੇ ਜੀ, ਜਿਹੜੇ ਜਿੱਤ ਚੁੱਕੇ ਨੇ ਜੀ। ਇੰਡੀਅਨ ਨੈਸ਼ਨਲ ਕਾਂਗਰਸ ਦੀ ਝੋਲੀ ਵਿੱਚ 16 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ 4 ਸੀਟਾਂ ਜਿਹੜੀਆਂ ਮਿਲ ਜਾਂਦੀਆਂ ਜੀ। ਜੀ ਜੀ ਜੀ ਜੀ ਡਾਕਟਰ ਸਾਹਿਬ, ਮੈਂ ਜਿਹੜਾ ਹੈਗਾ ਜੇ ਮੈਂ ਗੱਲ ਕਰਾਂ ਸਾਧੂ ਸਿੰਘ ਧਰਮਸੋਤ ਦੀ, ਉਹ ਨਾਭਾ ਤੋਂ 20,000 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰ ਗਏ ਨੇ ਜੀ। ਚਲੋ ਠੀਕ ਹੋ ਗਿਆ ਜੀ ਜੀ। ਤੇ ਨਾਭਾ ਦੇ ਐਮ ਐਲ ਏ ਸਾਹਿਬ ਨਾਲ ਜਿਹੜੀ ਹੈ ਔਨ ਏਅਰ ਜੇਕਰ ਅਸੀਂ ਗੱਲ ਕਰ ਸਕੀਏ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਸਾਧੂ ਸਿੰਘ ਧਰਮਸੋਤ ਦੇ ਨਾਲ ਜੇਕਰ ਸਾਡੀ ਗੱਲ ਹੋ ਸਕਦੀ ਹੋਵੇ ਮੈਂ ਟਰਾਈ ਕਰਦਾ ਜੀ। ਕਰੋ ਜੀ ਕਰੋ ਜੇ ਹੋ ਸਕਦੀ ਤਾਂ ਜੀ। ਮੈਂ ਦੇਖ ਰਿਹਾ ਕਿਉਂਕਿ ਉਹ ਸਾਡੇ ਘਰੇ ਬੈਠੇ ਨੇ ਇਸ ਟਾਈਮ। ਠੀਕ ਹੈ ਜੀ, ਮੈਂ ਦੇਖਦਾ ਇੱਕ ਮਿੰਟ ਜੇਕਰ ਮੇਰੀ ਗੱਲ ਹੋ ਸਕੇ ਉਹਨਾਂ ਦੇ ਨਾਲ। ਅਸੀਂ ਇੱਕ ਐਡ ਬ੍ਰੇਕ ਲੈਂਦੇ ਹਾਂ, ਐਡ ਬ੍ਰੇਕ ਤੋਂ ਬਾਅਦ ਜਿਹੜਾ ਦੁਬਾਰਾ ਹਾਜ਼ਰ ਹੁੰਦੇ ਹਾਂ ਜੀ। ਠੀਕ ਹੈ ਜੀ। ਕੀ ਤੁਸੀਂ ਵਿਆਹ ਕਰਨ ਲੱਗੇ ਹੋ ਤੇ ਆਓ ਵੈਡਿੰਗ ਪੈਲੇਸ ਇਨ ਖਜ਼ਾਨਾ। ਉੱਥੇ ਮੈਨਸ ਐਂਡ ਵਿਮਨਸ ਇੰਡੀਅਨ ਵੇਅਰ, ਸ਼ੇਰਵਾਨੀ, ਲਹਿੰਗਾਸ, ਸੂਟਸ, ਸਾੜੀਜ਼ ਦੀ ਢੇਰ ਸਾਰੀ ਵੈਰਾਈਟੀ ਹੈ। ਇੱਥੇ ਤੁਹਾਨੂੰ ਕਾਫੀ ਤਰ੍ਹਾਂ ਦੇ ਆਊਟਫਿਟਸ, ਰਾਇਲ ਬਲੂ ਸ਼ੇਡ, ਰੋਜ਼ ਪਿੰਕ, ਕ੍ਰਿਸਟਲ ਵਾਈਟ, ਹੋਰ ਕਈ ਸਾਰੇ ਰੈੱਡ ਸ਼ੇਡ ਵਿੱਚ ਵੀ ਮਿਲਣਗੇ। ਐਕਸਕਲੂਸਿਵ ਡਿਜ਼ਾਈਨਰ ਰੇਂਜ ਤੇ ਲਹਿੰਗੇ ਤੇ ਸਾੜੀਆਂ, ਵੈਡਿੰਗ ਸੂਟਸ ਤੇ ਹੋਮ ਡੈਕੋਰੇਸ਼ਨਸ ਤੇ ਸਪੈਸ਼ਲ ਪੈਕੇਜਸ ਵੀ ਨੇ। ਇਹਨਾਂ ਦੇ ਫ੍ਰੈਂਡਲੀ ਕੰਸਲਟੈਂਟਸ ਤੋਂ ਅੱਜ ਹੀ ਅਪਾਇੰਟਮੈਂਟ ਬਣਵਾਓ। ਹੋਰ ਤੁਸੀਂ ਮਾਰਕੀਟ ਐਲੀਗੈਂਸ ਵਿੱਚ ਇੱਕ ਪਰਫੈਕਟ ਮੰਡਪ ਵੀ ਚੂਜ਼ ਕਰ ਸਕਦੇ ਹੋ। ਖਜ਼ਾਨਾ ਡਿਜ਼ਾਈਨਰ ਵੇਅਰ, 127 ਪੋਲਮਰ ਰੋਡ, ਪਾਪਾ ਟੋਇਟੋਏ। Hi, this is Salman Khan. Auckland, coming to your city to perform live on the 21st of April. 2017. The Bang Tour. Sultan. ਨਿਊਜ਼ੀਲੈਂਡ ਵਿੱਚ ਪੰਜਾਬੀਆਂ ਦੀ ਕਾਰੋਬਾਰੀ ਸਥਾਪਤੀ ਦੇ ਲਖਾਇਕ ਸੰਧੂ ਪਰਿਵਾਰ ਜਿਹੜੇ ਕਿ ਬਿਗ ਬੈਰਲ ਗਰੁੱਪ ਦੇ ਨਾਂ ਦੇ ਨਾਲ ਜਾਣੇ ਜਾਂਦੇ ਨੇ, ਰੇਡੀਓ ਸਪਾਈਸ ਇਸ ਪਰਿਵਾਰ ਦਾ ਰਿਣੀ ਹੈ ਜਿਨ੍ਹਾਂ ਨੇ ਕਿ ਧਾਰਮਿਕ ਪ੍ਰੋਗਰਾਮਾਂ ਦੇ ਲਈ ਸੇਵਾ ਕੀਤੀ ਹੈ। ਅੱਜ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਜੇ ਕੇ ਕੰਪਿਊਟਰ ਵਾਲਿਆਂ ਨੇ ਮੇਰੇ ਕੰਮ ਨੂੰ ਹੋਰ ਵੀ ਸੁਖਾਲਾ ਬਣਾ ਦਿੱਤਾ ਹੈ। ਆਪਣੇ ਬਿਜ਼ਨਸ ਲਈ ਮੈਨੂੰ ਹੁਣ ਆਈਟੀ ਜਾਂ ਕੰਪਿਊਟਰ ਰਿਲੇਟਡ ਕਿਸੇ ਵੀ ਸਮੱਸਿਆ ਲਈ ਪਰੇਸ਼ਾਨ ਨਹੀਂ ਹੋਣਾ ਪੈਂਦਾ, ਕਿਉਂਕਿ ਜੇ ਕੇ ਕੰਪਿਊਟਰ ਕੋਲ ਹਰ ਸਮੱਸਿਆ ਦਾ ਹੱਲ ਹੈ, ਜਿਵੇਂ ਕਿ ਕੰਪਿਊਟਰ ਪੇਰੈਂਟ ਸਰਵਿਸ, ਵਾਇਰਸ ਰਿਮੂਵਲ, ਕੰਪਿਊਟਰ ਐਂਡ ਲੈਪਟਾਪ ਪਾਰਟਸ, ਕੰਪਿਊਟਰ ਸੇਲਸ। ਹੋਰ ਤਾਂ ਹੋਰ ਇਹ ਵੈਬਸਾਈਟ ਡਿਜ਼ਾਈਨ ਵੀ ਕਰਦੇ ਨੇ, ਪੁਆਇੰਟ ਆਫ ਸੇਲ ਸਿਸਟਮ ਅਤੇ ਸਿਕਿਉਰਿਟੀ ਕੈਮਰਾਜ਼ ਵੀ ਇੰਸਟਾਲ ਕਰਦੇ ਨੇ, ਪ੍ਰਿੰਟਿੰਗ ਅਤੇ ਡਿਜ਼ਾਈਨਿੰਗ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਨੇ ਬਹੁਤ ਹੀ ਜਾਇਜ਼ ਕੀਮਤਾਂ ਵਿੱਚ। ਜੇ ਕੇ ਕੰਪਿਊਟਰ 70 ਪਾਰਕ ਐਵਨਿਊ ਓਟਾਹੂ ਜਾਂ 13x98 ਗ੍ਰੇਟ ਸਾਊਥ ਰੋਡ ਪਾਪਾਕੂਰਾ ਇਨਸਾਈਡ ਰੋਜ਼ਲੈਂਡ ਸ਼ਾਪਿੰਗ ਸੈਂਟਰ, ਅਤੇ ਹੁਣ ਨਵੀਂ ਲੋਕੇਸ਼ਨ 19 ਮਾਹੀਆ ਰੋਡ ਮੈਨੋਰੇਵਾ। ਕਾਲ 09298-3275 ਜਾਂ 022-034-9280। ਬਿਨਾ ਪ੍ਰਚਾਰ ਕਾਹਦਾ ਕਾਰੋਬਾਰ? ਆਪਣੇ ਬਿਜ਼ਨਸ ਨੂੰ ਗਰੋ ਕਰਦੇ ਦੇਖਣਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਲੋਕਾਂ ਨੂੰ ਦੱਸੋ ਵੀ। ਰੇਡੀਓ ਸਪਾਈਸ ਲੈ ਕੇ ਆਇਆ ਹੈ ਐਡਵਰਟਾਈਜ਼ਮੈਂਟਸ ਦੇ ਸਪੈਸ਼ਲ ਰੇਟਸ, ਤਾਂ ਜੋ ਤੁਹਾਡਾ ਕਾਰੋਬਾਰ ਫੜੇ ਰਫਤਾਰ। ਕਾਲ 09939000067 ਔਰ 02102795403। ਸੋ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸਾਰੇ ਹੀ ਸਰੋਤਿਆਂ ਦਾ, ਤੇ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਹੈਗਾ ਟ੍ਰੈਂਡ ਵਾਈਜ਼ ਅਸੀਂ ਪੂਰਾ ਦੇਖਣਾ ਚਾਹੁੰਦੇ ਹਾਂ ਇਲੈਕਸ਼ਨ ਦਾ। ਸੋ ਡਾਕਟਰ ਸਾਹਿਬ, ਮੈਂ ਜੇਕਰ ਪੰਜਾਬ ਦੀ ਗੱਲ ਕਰਾਂ ਤਾਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ 14 ਸੀਟਾਂ ਜਿਹੜੀਆਂ ਨੇ ਕਾਂਗਰਸ ਦੀ ਝੋਲੀ ਪੈ ਚੁੱਕੀਆਂ ਨੇ, ਠੀਕ ਹੈ ਜੀ, ਤੇ 4 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪੈ ਚੁੱਕੀਆਂ ਨੇ, ਠੀਕ ਹੈ ਜੀ। ਸ਼੍ਰੋਮਣੀ ਅਕਾਲੀ ਦਲ ਦਾ ਹਜੇ ਤੱਕ ਵੀ ਖਾਤਾ ਨਹੀਂ ਖੁੱਲਿਆ। ਉਧਰ ਜੇਕਰ ਮੈਂ ਐਨਡੀਟੀਵੀ ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਨੂੰ 25 ਦੇ ਉੱਤੇ ਲੀਡ ਦਿਖਾਈ ਜਾ ਰਹੀ ਹੈ, ਕਾਂਗਰਸ ਦੀ 75 ਦੇ ਉੱਤੇ, ਤੇ ਸ਼੍ਰੋਮਣੀ ਅਕਾਲੀ ਦਲ ਸਿਰਫ 17 ਦੇ ਲੀਡ ਕਰ ਰਹੀ ਹੈ। ਸੋ ਕਿਤੇ ਨਾ ਕਿਤੇ ਡਾਕਟਰ ਸਾਹਿਬ ਟ੍ਰੈਂਡ ਜਿਹੜੇ ਨੇ ਚੇਂਜ ਹੁੰਦੇ ਨਜ਼ਰ ਆ ਰਹੇ ਨੇ। ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ 'ਤੇ ਸਿਰਫ 14 ਸੀਟਾਂ ਹੀ ਨਜ਼ਰ ਆ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੀਡ ਦੇ ਉੱਤੇ। ਫਰੀਦਕੋਟ ਤੋਂ ਕਾਂਗਰਸ ਦੇ ਕੁਸ਼ਲਦੀਪ ਸਿੰਘ ਢਿੱਲੋਂ ਜੀ 11,889 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜੀ। ਜੈਤੋਂ ਤੋਂ ਆਪ ਦੇ ਮਾਸਟਰ ਬਲਦੇਵ ਸਿੰਘ 9,993 ਵੋਟਾਂ ਦੇ ਫਰਕ ਨਾਲ ਜਿਹੜੇ ਨੇ ਜਿੱਤ ਚੁੱਕੇ ਨੇ ਜੀ। ਸੋ ਡਾਕਟਰ ਸਾਹਿਬ, ਕਿਤੇ ਨਾ ਕਿਤੇ ਜਿਹੜੇ ਟ੍ਰੈਂਡ ਨਜ਼ਰ ਆ ਰਹੇ ਨੇ, ਸੋ ਮੈਨੂੰ ਲੱਗਦਾ ਲੁਧਿਆਣਾ ਨੌਰਥ ਤੋਂ ਕਾਂਗਰਸ ਦੇ ਰਕੇਸ਼ ਪਾਂਡੇ ਜਿਹੜੇ ਨੇ ਜੀ ਉਹ ਜਿੱਤ ਚੁੱਕੇ ਨੇ, ਠੀਕ ਹੈ ਜੀ, ਠੀਕ ਹੈ ਜੀ। ਆਪਾਂ ਮੈਨੂੰ ਲੱਗਦਾ ਜਿਹੜਾ ਹੈਗਾ ਪੰਜਾਬ ਦੇ ਆਪਾਂ ਕੌਨਸੀਕੁਐਂਸੀ ਵਾਈਜ਼ ਇੱਕ ਵਾਰੀ ਫਿਰ ਟ੍ਰੈਂਡ ਕੱਢ ਲਈਏ ਜੀ, ਕਿਹੜੀ ਕਿਹੜੀ ਕੌਨਸੀਕੁਐਂਸੀ ਦਾ ਕੀ ਟ੍ਰੈਂਡ ਹੈ। ਸੋ ਅਸੀਂ ਕੈਂਡੀਡੇਟ ਵਾਈਜ਼ ਜਿਹੜਾ ਹੈਗਾ ਸਾਰਾ ਉਹ ਕਰ ਸਕਦੇ ਹਾਂ, ਅਤੇ ਆਪਾਂ ਹੁਣ ਚੱਲੀਏ ਦੁਬਾਰਾ ਪੰਜਾਬ ਦੇ ਵਿੱਚ, ਅਤੇ ਪੰਜਾਬ ਦੀਆਂ ਜਿਹੜੀਆਂ ਮੈਂ ਟ੍ਰੈਂਡ ਕੀਤੀਆਂ ਸੀਗੀਆਂ ਜੀ ਆਪਾਂ ਕੱਢੇ ਸੀ ਡਾਕਟਰ ਸਾਹਿਬ ਪਹਿਲਾਂ ਬੜੇ ਵਧੀਆ ਨਿਕਲੇ ਆਏ ਸੀ, ਮੈਨੂੰ ਲੱਗਦਾ ਮੈਨੂੰ ਦੁਬਾਰਾ ਫਿਰ ਕੁਝ ਨਾ ਕੁਝ ਜਿਹੜਾ ਕੱਢਣਾ ਪੈਣਾ ਆ ਲੱਗ ਗਿਆ ਜੀ ਹੱਥ ਮੇਰੇ ਦੁਬਾਰਾ, ਠੀਕ ਹੈ ਜੀ। ਆਪਾਂ ਡਾਕਟਰ ਸਾਹਿਬ ਬਰਨਾਲਾ ਤੱਕ ਮੇਰਾ ਖਿਆਲ ਕਵਰ ਕਰ ਗਏ ਸੀ, ਬਟਾਲਾ ਵੀ ਕਵਰ ਕਰ ਲਿਆ ਸੀ, ਬਟਾਲਾ ਵੀ ਕਰ ਲਿਆ, ਨਹੀਂ ਬਟਾਲਾ ਨਹੀਂ ਕੀਤਾ ਸੀ। ਸੋ ਲਓ ਜੀ ਆਪਾਂ ਬਟਾਲਾ ਦੇ ਵਿੱਚ ਚੱਲਦੇ ਹਾਂ। ਬਟਾਲਾ ਦੇ ਵਿੱਚ ਅਸ਼ਵਨੀ ਸੇਕਰੀ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ, ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਨੇ ਹੁਣ ਤੱਕ 37,569 ਵੋਟਾਂ ਪਈਆਂ ਨੇ ਜੀ, ਅਤੇ ਇਹਦੇ ਨਾਲ ਨਾਲ ਲਖਬੀਰ ਸਿੰਘ ਲੋਧੀ ਨੰਗਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ, ਉਹਨਾਂ ਨੂੰ 35,635 ਵੋਟਾਂ ਪਈਆਂ ਨੇ ਹਜੇ ਤੱਕ, ਕਾਊਂਟਿੰਗ ਚੱਲ ਰਹੀ ਹੈ ਜੀ। ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਘੁੱਗੀ ਤੀਜੇ ਨੰਬਰ 'ਤੇ ਨੇ ਜੀ, ਕਿੰਨੀਆਂ ਵੋਟਾਂ ਜੀ ਇਹਨਾਂ ਦੀਆਂ? ਉਹਨਾਂ ਕੋਲ 31,288 ਵੋਟਾਂ ਨੇ, ਠੀਕ ਹੈ ਜੀ, ਕਾਫੀ ਠੀਕ ਲੈ ਗਿਆ ਵੋਟਾਂ ਦਾ ਜੀ, ਬਿਲਕੁਲ। ਉਹਨਾਂ ਦੇ ਨਾਲ ਨਾਲ ਹੀ ਇੰਦਰ ਸੇਕਰੀ, ਦੇਖੋ ਜੀ ਵੋਟਾਂ ਤੋੜਨ ਦਾ ਤਰੀਕਾ ਆਪਣਾ ਪੰਜਾਬ ਪਾਰਟੀ ਨੂੰ, 648 ਵੋਟਾਂ ਜਿਹੜੀਆਂ ਪਈਆਂ ਹੋਈਆਂ ਨੇ। ਇੱਕ ਫਿਰ ਇੰਡੀਪੈਂਡੈਂਟ ਕੈਂਡੀਡੇਟ ਕੋਈ ਖੜਾ ਹੋਇਆ ਹੋਇਆ ਗੁਰਪ੍ਰੀਤ ਸਿੰਘ ਘੁੱਲੀ, ਗੁਰਪ੍ਰੀਤ ਸਿੰਘ ਘੁੱਗੀ ਤੇ ਘੁੱਲੀ 'ਚ ਥੋੜ੍ਹਾ ਹੀ ਫਰਕ ਹੈ, ਉਹਨੇ ਵੀ 497 ਵੋਟਾਂ ਲਈਆਂ ਨੇ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਨੇ। ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਜੀ ਇੱਕ ਕੋਈ ਇੰਡੀਪੈਂਡੈਂਟ ਕੈਂਡੀਡੇਟ ਹੋਰ ਖੜਾ ਕੀਤਾ ਹੋਇਆ ਅਸ਼ਵਨੀ ਕੁਮਾਰ ਸਾਕਰੀ, ਉਹ ਵੀ 161 ਵੋਟਾਂ ਜੇ ਆਪਾਂ ਦੇਖੀਏ ਅਸ਼ਵਨੀ ਕੁਮਾਰ ਸਿਕਰੀ ਦੀਆਂ ਤੋੜ ਗਿਆ ਹੋਣਾ ਮੇਰਾ ਖਿਆਲ ਭੁਲੇਖੇ ਨਾਲ। ਸੋ ਕਿਤੇ ਨਾ ਕਿਤੇ ਬਟਾਲਾ ਦੇ ਵਿੱਚ ਘੁੱਗ ਆਮ ਆਦਮੀ ਪਾਰਟੀ ਤੀਜੇ ਨੰਬਰ 'ਤੇ ਆ ਜੀ। ਗੁਰਪ੍ਰੀਤ ਘੁੱਗੀ ਦੀ ਗੱਲ ਕੀਤੀ ਜਾ ਰਹੀ ਸੀ ਇੱਕ ਚੰਗੇ ਲੀਡਰ ਦੇ ਰੂਪ ਦੇ ਵਿੱਚ, ਪਰ ਉਹ ਤੀਜੇ ਨੰਬਰ 'ਤੇ ਨੇ ਅਤੇ ਮੇਨ ਟੱਕਰ ਜਿਹੜੀ ਹਜੇ ਤੱਕ ਨਜ਼ਰ ਆ ਰਹੀ ਆ ਉਹ ਲਖਵੀਰ ਸਿੰਘ ਲੋਧੀ ਨੰਗਲ ਅਤੇ ਅਸ਼ਵਨੀ ਸਿਕਰੀ ਦੇ ਵਿੱਚ ਨਜ਼ਰ ਆ ਰਹੀ ਹੈ, ਜਾਣੀ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ। ਅਤੇ ਲਓ ਜੀ ਆਪਾਂ ਹੁਣ ਚੱਲਦੇ ਹਾਂ ਬਠਿੰਡਾ ਰੂਲਰ ਦੇ ਵਿੱਚ, ਜਿੱਥੇ ਰੁਪਿੰਦਰ ਕੌਰ ਰੂਬੀ ਜੋ ਕਿ ਆਮ ਆਦਮੀ ਪਾਰਟੀ ਦੀ ਹੈ ਜੀ, ਅੱਛਾ ਜੀ, 51,572 ਵੋਟਾਂ ਦੇ ਨਾਲ ਜਿਹੜੀ ਹੈ ਜੀ ਲੀਡ ਕਰ ਰਹੀ ਹੈ। ਮਤਲਬ ਕਿ ਵੀ ਉਹਨਾਂ ਨੂੰ ਹਜੇ ਤੱਕ ਇੰਨੀਆਂ ਵੋਟਾਂ ਪੈ ਚੁੱਕੀਆਂ ਨੇ, ਸੋ ਮੈਂ ਕਹਾਂਗਾ ਕਿ 11,000 ਵੋਟਾਂ ਦੇ ਨਾਲ ਉਹ ਲੀਡ ਕਰ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਇੰਜੀਨੀਅਰ ਅਮਿਤ ਰਤਨ ਤੋਂ ਉਹਨਾਂ ਨੂੰ 40,794 ਵੋਟਾਂ ਪਈਆਂ ਨੇ ਹੁਣ ਤੱਕ। ਇੰਡੀਅਨ ਨੈਸ਼ਨਲ ਕਾਂਗਰਸ ਦਾ ਵੀ ਕੈਂਡੀਡੇਟ ਹੈ ਜੀ ਉੱਥੋਂ, ਹਰਵਿੰਦਰ ਸਿੰਘ ਲਾਡੀ, ਉਹਨੂੰ ਜਿਹੜੀਆਂ ਪਈਆਂ ਨੇ 28,939 ਵੋਟਾਂ ਪਈਆਂ ਨੇ। ਦਵਿੰਦਰਪਾਲ ਸਿੰਘ ਜੋ ਕਿ ਬਹੁਜਨ ਸਮਾਜ ਪਾਰਟੀ ਦਾ, ਉਹਨੂੰ 1,037 ਵੋਟਾਂ ਪਈਆਂ ਨੇ। ਠੀਕ ਹੈ ਜੀ। ਸੋ ਬਠਿੰਡਾ ਰੂਲਰ ਦੇ ਵਿੱਚੋਂ ਰੁਪਿੰਦਰ ਕੌਰ ਰੂਬੀ ਜਿਹੜੀ ਹੈ ਲੀਡ ਕਰ ਰਹੀ ਹੈ ਇਸ ਟਾਈਮ, ਉਹ ਮੂਹਰੇ ਚੱਲ ਰਹੀ ਹੈ ਜੀ। ਹੁਣ ਆਪਾਂ ਆ ਜਾਈਏ ਜੀ ਅਰਬਨ ਦੇ ਵਿੱਚ। ਅਰਬਨ ਦੇ ਵਿੱਚ ਇਸ ਸਮੇਂ ਜਿਹੜੀ ਪਕੜ ਹੈ ਉਹ ਮਨਪ੍ਰੀਤ ਸਿੰਘ ਬਾਦਲ ਦੀ ਹੈ ਜੀ। ਕਿੰਨੀਆਂ ਵੋਟਾਂ ਜੀ ਉਹਨਾਂ ਨੂੰ? ਉਹਨਾਂ ਨੂੰ ਹੁਣ ਤੱਕ ਜਿਹੜੀਆਂ ਵੋਟਾਂ ਪਈਆਂ ਨੇ ਕਾਊਂਟਿੰਗ ਦੇ ਹਿਸਾਬ ਨਾਲ ਜੋ ਹੋਈ ਆ ਹੁਣ ਤੱਕ 52,291 ਵੋਟਾਂ ਪੈ ਚੁੱਕੀਆਂ ਨੇ ਜੀ। ਅੱਛਾ ਜੀ। ਅਤੇ ਉਹਨਾਂ ਨੂੰ ਪਿੱਛੇ ਚੇਜ਼ ਕਰਦੇ ਹੋਏ ਆ ਰਹੇ ਨੇ ਦੀਪਕ ਬਾਂਸਲ ਆਮ ਆਦਮੀ ਪਾਰਟੀ ਦੇ, ਜੋ ਕਿ 37,071 ਵੋਟਾਂ ਦੇ ਨਾਲ ਉਹਨਾਂ ਨੂੰ ਪਿੱਛੋਂ ਬਹੁਤ ਫਰਕ ਹੈ ਜੀ। ਮਨਪ੍ਰੀਤ ਬਾਦਲ ਜਿੱਤ ਚੁੱਕੇ ਨੇ ਅਤੇ ਮੇਰਾ ਖਿਆਲ ਅਗਲੇ ਡਿਪਟੀ ਸੀਐਮ ਪੰਜਾਬ ਦੇ ਜਿੱਦਾਂ ਮਿੰਟੂ ਜੀ ਗੱਲ ਕਰ ਰਹੇ ਸੀ ਉਹ ਮਨਪ੍ਰੀਤ ਬਾਦਲ ਹੋ ਸਕਦੇ ਨੇ। ਦੇਖੋ ਜੀ ਇਹ ਫੈਸਲਾ ਤਾਂ ਦਿੱਲੀ ਵਾਲਿਆਂ ਨੇ ਕਿਹੜੇ ਕਰਨਾ ਹੁਣ। ਦੇਖੋ ਜੀ ਸਿੱਧੂ ਦੇ ਝੋਲੀ ਪੈਂਦਾ ਕਿ ਬਾਦਲਾਂ ਦੇ ਝੋਲੀ ਪੈਂਦਾ? ਮੈਨੂੰ ਲੱਗਦਾ ਬਾਦਲਾਂ ਦੀ ਝੋਲੀ ਉਹ ਪਊਗਾ ਜੀ ਇਹ ਸੀਟ ਤਾਂ। ਲੈਟ ਅਸ ਸੀ। ਕੋਈ ਗੱਲ ਨਹੀਂ ਜੀ। ਅਤੇ ਇਸ ਦੇ ਨਾਲ ਨਾਲ ਹੁਣ ਆਪਾਂ ਬਠਿੰਡਾ ਅਰਬਨ ਦੇ ਵਿੱਚੋਂ ਨਿਕਲ ਕੇ ਆਪਾਂ ਚੱਲਦੇ ਹਾਂ ਇਹ ਭਦੌੜ। ਅੱਛਾ ਜੀ। ਜਿੱਥੋਂ ਕਿ ਪਰਮਲ ਸਿੰਘ ਧਨੌਲਾ ਜਿੱਤ ਚੁੱਕੇ ਨੇ ਜੀ ਆਮ ਆਦਮੀ ਪਾਰਟੀ ਦੇ ਆਲਰੇਡੀ। ਮੈਂ ਵੈਸੇ ਦੱਸ ਦਿੰਦਾ ਉਹਨਾਂ ਨੂੰ 57,095 ਵੋਟਾਂ ਪਈਆਂ ਸੀਗੀਆਂ ਜੀ ਕੁੱਲ। ਅੱਛਾ ਫਰਕ ਕਿੰਨਾ ਰਿਹਾ ਜੀ ਉਹਨਾਂ ਦੇ? ਸੰਤ ਬਲਵੀਰ ਸਿੰਘ ਘਸੋਨ ਨੂੰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੰਗੇ ਲੀਡਰ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਨੇ, ਉਹਨਾਂ ਨੂੰ ਸਿਰਫ 36,311 ਵੋਟਾਂ ਹੀ ਪਈਆਂ ਨੇ। ਹੁਣ ਤੁਸੀਂ ਹਿਸਾਬ ਲਾ ਲਓ 20,000 ਵੋਟਾਂ ਦਾ ਫਰਕ ਹੈਗਾ ਜੀ। ਠੀਕ ਹੈ ਜੀ। ਸੋ 20,000 ਵੋਟਾਂ ਦੇ ਫਰਕ ਨਾਲ ਜਿੱਤ ਗਏ। ਅਤੇ ਜੋਗਿੰਦਰ ਸਿੰਘ ਦੀ ਜੇਕਰ ਮੈਂ ਕਾਂਗਰਸ ਦੇ ਉਮੀਦਵਾਰ ਦੀ ਗੱਲ ਕਰਾਂ ਉਹਨਾਂ ਨੂੰ ਸਿਰਫ 26,615 ਵੋਟਾਂ ਪਈਆਂ ਨੇ ਉੱਥੋਂ। ਦੇਖੋ ਜੀ ਲੁਧਿਆਣਾ ਨੌਰਥ ਤੋਂ ਕਾਂਗਰਸ ਦੇ ਰਕੇਸ਼ ਪਾਂਡੇ ਜਿਹੜੇ 5,132 ਵੋਟਾਂ ਦੇ ਫਰਕ ਨਾਲ ਜਿੱਤੇ ਆ ਜੀ। ਜੀ ਜੀ ਜੀ ਜੀ। ਸੋ ਡਾਕਟਰ ਸਾਹਿਬ ਭਦੌੜ ਸੀਟ ਦੇ ਉੱਤੇ ਬਹੁਤ ਵੱਡਾ ਫਰਕ ਪਾਇਆ। ਹਾਂਜੀ। ਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਭਦੌੜ ਦੇ ਵਿੱਚੋਂ ਬਾਹਰ ਹੁੰਦੇ ਹੋਏ ਬਾਘਾ ਪੁਰਾਣਾ ਦੀ ਸੀਟ ਦੇ ਉੱਤੇ। ਠੀਕ ਹੈ ਜੀ। ਇੱਕ ਵੱਡੀ ਸੀਟ ਹੈ ਜੀ ਇੱਥੇ। ਦਰਸ਼ਨ ਸਿੰਘ ਬਰਾੜ ਜਿਹੜੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਹੁਣ ਤੱਕ 45,502 ਵੋਟਾਂ ਇਹਨਾਂ ਨੂੰ ਪੈ ਚੁੱਕੀਆਂ ਨੇ। ਅੱਛਾ। ਤੇ ਨਾਲ ਨਾਲ ਜੇਕਰ ਮੈਂ ਤੀਰਥ ਸਿੰਘ ਮਾਹਲ ਦੀ ਗੱਲ ਕਰਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ, ਉਹਨਾਂ ਨੂੰ 39,233 ਵੋਟਾਂ ਜਿਹੜੀਆਂ ਮਿਲੀਆਂ ਨੇ। ਅਤੇ ਉਹਨਾਂ ਦੇ ਮਗਰ ਗੁਰਬਿੰਦਰ ਸਿੰਘ ਕੰਗ ਜੋ ਕਿ ਆਮ ਆਦਮੀ ਪਾਰਟੀ ਦੇ ਨੇ, ਉਹ 38,436 ਵੋਟਾਂ ਦੇ ਨਾਲ ਉਹਨਾਂ ਨੂੰ ਚੇਜ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋ ਕਾਂਗਰਸ ਦੀ ਝੋਲੀ ਤਾਂ ਇਹ ਸੀਟ ਪੈ ਚੁੱਕੀ ਆ ਬਾਘਾ ਪੁਰਾਣੇ ਵਾਲੀ, ਇਸ ਦਾ ਕੋਈ ਸ਼ੱਕ ਨਹੀਂ ਕਿਉਂਕਿ 45,000 ਬਹੁਤ ਵੱਡੀ ਲੀਡ ਹੈ। ਪਰ ਮੈਨੂੰ ਲੱਗਦਾ ਤੀਰਥ ਸਿੰਘ ਮਾਹਲ ਅਤੇ ਗੁਰਬਿੰਦਰ ਸਿੰਘ ਕੰਗ ਦੀ ਹੁਣ ਜਿਹੜੀ ਹੈ ਦੂਜੇ ਅਤੇ ਤੀਜੇ ਨੰਬਰ ਲਈ ਟੱਕਰ ਚੱਲ ਰਹੀ ਹੈ, ਕਿਉਂਕਿ ਥੋੜ੍ਹਾ ਹੀ ਫਰਕ ਹੈ, 1,000 ਵੋਟਾਂ ਦਾ ਵੀ ਫਰਕ ਨਹੀਂ ਕਿਹਾ ਜਾ ਸਕਦਾ। ਚਲੋ ਜੀ ਹੁਣ ਜਿੱਥੋਂ ਦੇ ਜਿਹੜੇ ਜਿੱਤ ਗਏ ਉਹ ਨਾਂ ਤਾਂ ਉਹਦਾ ਹੀ ਹੋਣਾ ਨਾ। ਡਾਕਟਰ ਸਾਹਿਬ ਅਸੀਂ ਜਿਹੜੀ ਪ੍ਰੋਜੈਕਸ਼ਨ ਲੈ ਕੇ ਚੱਲ ਰਹੇ ਹਾਂ, ਜਿਹੜੀ ਮੈਂ ਚੀਜ਼ ਸੋਚ ਰਿਹਾ, ਮੈਂ ਉਹ ਦੇਖ ਰਿਹਾ ਵੀ ਕਿੱਥੋਂ ਕਿੱਥੋਂ ਦੂਜੇ ਨੰਬਰ 'ਤੇ ਇਹ ਪਾਰਟੀ ਆ ਸਕਦੀ ਹੈ। ਮੇਨ ਮੇਰਾ ਜਿਹੜਾ ਜਿਹੜੀ ਮੈਂ ਚੀਜ਼ ਸੋਚ ਰਿਹਾ ਕਿ ਦੂਜੇ ਨੰਬਰ 'ਤੇ ਪਾਰਟੀ ਕੌਣ ਆਊਗੀ, ਇਹ ਉਹੀ ਰਿਜ਼ਲਟ ਆ ਰਹੇ ਨੇ ਜੀ। ਆਪਾਂ ਚੱਲਦੇ ਹਾਂ ਭੋਆ ਦੇ ਵਿੱਚ, ਜਿੱਥੋਂ ਕਿ ਜੋਗਿੰਦਰਪਾਲ ਸਿੰਘ ਤੁਸੀਂ ਦੱਸ ਰਹੇ ਸੀ ਕਿ ਜੇਤੂ ਰਹੇ ਨੇ ਕਾਂਗਰਸ ਦੇ। ਹਾਂਜੀ ਹਾਂਜੀ। ਉਹਨਾਂ ਨੂੰ ਟੋਟਲ ਵੋਟਾਂ ਪਈਆਂ ਨੇ 67,865। ਅੱਛਾ ਜੀ। ਸੀਮਾ ਕੁਮਾਰੀ ਜੋ ਕਿ ਭਾਰਤੀ ਜਨਤਾ ਪਾਰਟੀ ਦੀ ਸੀ, ਉਹਨਾਂ ਨੂੰ ਚੇਜ਼ ਕਰਦੀ ਹੋਈ ਆ ਰਹੀ ਸੀ, ਉਹਨਾਂ ਨੂੰ 40,369 ਵੋਟਾਂ ਪਈਆਂ ਨੇ। ਠੀਕ ਹੈ ਜੀ। ਸੋ 27,000 ਵੋਟਾਂ ਦੇ ਫਰਕ ਨਾਲ ਆਪਾਂ ਕਹਿ ਸਕਦੇ ਹਾਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਉੱਥੋਂ ਜੇਤੂ ਰਹੀ ਹੈ ਭੋਆ ਦੇ ਵਿੱਚੋਂ। ਠੀਕ ਹੈ। ਲਾਲ ਚੰਦ ਕਤਰੂ ਚੱਕ ਜੋ ਕਿ ਰੈਵੋਲਿਊਸ਼ਨਰ ਮਾਰਕਸਿਸਟ ਪਾਰਟੀ ਆਫ ਇੰਡੀਆ ਖੱਬੇ ਪੱਖੀ ਪਾਰਟੀਆਂ ਦੇ ਉਮੀਦਵਾਰ ਸੀਗੇ ਜੀ, ਉਹਨਾਂ ਨੂੰ 13,353 ਵੋਟਾਂ ਪਈਆਂ ਨੇ, ਤੀਜੇ ਨੰਬਰ 'ਤੇ ਰਹੇ ਨੇ। ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ ਸਿਰਫ ਅਮਰਜੀਤ ਸਿੰਘ ਨੂੰ ਉੱਥੋਂ 3,767 ਵੋਟ ਹੀ ਪਈ ਹੈ। ਠੀਕ ਹੈ ਜੀ, ਠੀਕ ਹੈ ਜੀ। ਅਤੇ ਹੁਣ ਭੋਆ ਤੋਂ ਬਾਅਦ ਆਪਾਂ ਚੱਲਦੇ ਹਾਂ ਭੁਲੱਥ ਦੇ ਵਿੱਚ, ਜਿੱਥੇ ਕਿ ਸੁਖਪਾਲ ਖਹਿਰਾ ਜੋ ਕਿ ਆਮ ਆਦਮੀ ਪਾਰਟੀ ਦੇ ਸੀ ਉਹਨਾਂ ਨੂੰ 48,873 ਵੋਟਾਂ ਪਈਆਂ ਨੇ। ਅੱਛਾ ਜੀ। ਅਤੇ ਯੁਵਰਾਜ ਭੁਪਿੰਦਰ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੂੰ 40,671 ਵੋਟਾਂ ਮਿਲੀਆਂ ਨੇ। ਠੀਕ ਹੈ, 8,000 ਵੋਟਾਂ ਦੇ ਫਰਕ ਨਾਲ ਜਿੱਤੇ ਆ ਜੀ ਸੁਖਪਾਲ ਸਿੰਘ। ਰਣਜੀਤ ਸਿੰਘ ਰਾਣਾ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀ ਉਹਨਾਂ ਨੂੰ ਸਿਰਫ 5,923 ਵੋਟਾਂ ਹੀ ਮਿਲੀਆਂ ਨੇ। ਇਹ ਡਾਕਟਰ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਭੁਲੱਥ ਦੇ ਵਿੱਚ ਰਣਜੀਤ ਸਿੰਘ ਰਾਣਾ ਕਾਫੀ ਕਮਜ਼ੋਰ ਕੈਂਡੀਡੇਟ ਸਾਬਤ ਹੋਏ ਨੇ, 5,000 ਵੋਟ ਜਿਹੜੀ ਪਈ ਹੈ ਸਿਰਫ ਇੰਡੀਅਨ ਨੈਸ਼ਨਲ ਕਾਂਗਰਸ ਨੂੰ। ਅੱਛਾ ਜੀ, ਭੁਲੱਥ ਦੇ ਵਿੱਚ। ਅਤੇ ਹੁਣ ਭੁਲੱਥ ਤੋਂ ਬਾਅਦ ਆਪਾਂ ਚੱਲਦੇ ਹਾਂ ਡਾਕਟਰ ਸਾਹਿਬ ਭੁੱਚੋ ਮੰਡੀ ਲੈ ਕੇ ਜਾਊਂਗਾ ਜੀ ਹੁਣ ਤੁਹਾਨੂੰ ਮੈਂ, ਉਦੋਂ ਬਾਅਦ ਬੁਲਾਡਾ ਲੈ ਕੇ ਜਾਊਂਗਾ। ਮੈਂ ਅਲਫਾਬੈਟਿਕਲੀ ਚੱਲ ਰਿਹਾ ਐਕਚੁਅਲੀ ਡਾਕਟਰ ਸਾਹਿਬ। ਇੱਥੋਂ ਪ੍ਰੀਤਮ ਸਿੰਘ ਕੋਟ ਭਾਈ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਭੁੱਚੋ ਮੰਡੀ ਤੋਂ, ਉਹਨਾਂ ਦੀ ਜਿਹੜੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਜੀ 39,591 ਵੋਟਾਂ ਉਹਨਾਂ ਨੂੰ ਹੁਣ ਤੱਕ ਪੈ ਚੁੱਕੀਆਂ ਨੇ। ਅਤੇ ਮਗਰੀ ਜਗਸੀਰ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਨੇ ਉਹ 37,177 ਵੋਟਾਂ ਦੇ ਨਾਲ ਉਹਨਾਂ ਨੂੰ ਚੇਜ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਪਿੱਛੋਂ ਹਰਪ੍ਰੀਤ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹ 34,673 ਵੋਟਾਂ ਦੇ ਨਾਲ ਉਹਨਾਂ ਨੂੰ ਚੇਜ਼ ਕਰਦੇ ਹੋਏ ਆ ਰਹੇ ਨੇ। ਠੀਕ ਹੈ ਜੀ। ਸੋ ਭੁੱਚੋ ਮੰਡੀ ਵਾਲੀ ਸੀਟ ਹਜੇ ਜਿਹੜੀ ਹੈ ਥੋੜ੍ਹੀ ਜਿਹੀ ਡਾਮਾਡੋਲ ਮੈਂ ਕਹਿ ਸਕਦਾ, ਕੁਛ ਵੀ ਹੋ ਸਕਦਾ ਜੀ। ਠੀਕ ਹੈ ਜੀ। ਬੁਲਾਡਾ ਦੇ ਵਿੱਚ ਚੱਲੇ ਹਾਂ ਜੀ ਹੁਣ ਆਪਾਂ। ਬੁਲਾਡਾ ਦੀ ਜੇਕਰ ਮੈਂ ਗੱਲ ਕਰਾਂ, ਇੱਥੋਂ ਰਣਜੀਤ ਕੌਰ ਭੱਟੀ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਹੈ ਉਹਨਾਂ ਨੂੰ 48,048 ਵੋਟਾਂ ਅੱਛਾ ਜੀ ਹੁਣ ਤੱਕ ਪਈਆਂ ਨੇ ਜੀ। ਅਤੇ ਬੁੱਧ ਰਾਮ ਸਿੰਘ ਉਹਨਾਂ ਨੂੰ ਸਿਰਫ 11 ਵੋਟਾਂ ਦੇ ਨਾਲ ਪਿੱਛੋਂ ਚੇਜ਼ ਕਰਦੇ ਹੋਏ ਆ ਰਹੇ ਨੇ, 48,039 ਵੋਟਾਂ ਉਹਨਾਂ ਨੂੰ ਪਈਆਂ ਹੋਈਆਂ ਨੇ ਬੁੱਧ ਰਾਮ ਜੀ ਨੂੰ। ਅੱਛਾ। ਸੋ ਇਹ ਸੀਟ ਜਿਹੜੀ ਹੈਗੀ ਆ ਕਾਫੀ ਵੇਖਣ ਯੋਗ ਬਣਦੀ ਆ ਕਿਉਂਕਿ ਕਾਫੀ ਫਸਮੀ ਟੱਕਰ ਹੈ, 11 ਵੋਟਾਂ ਦਾ ਫਰਕ ਹੈ, ਸਿਰਫ 11 ਵੋਟਾਂ ਦਾ ਫਰਕ ਹੈ ਜੀ। ਠੀਕ ਹੈ, ਬੁਲਾਡਾ ਦੀ ਸੀਟ ਦੇ ਉੱਤੇ। ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਨਿਸ਼ਾਨ ਸਿੰਘ ਉਹ 46,900 ਵੋਟਾਂ ਦੇ ਉੱਤੇ ਨੇ, ਉਹ ਤਾਂ ਬਹੁਤ ਪਿੱਛੇ ਨੇ। ਮੇਨ ਕਰੜੀ ਟੱਕਰ ਜੇਕਰ ਦੇਖੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਬੁੱਧ ਰਾਮ ਜੀ ਅਤੇ ਰਣਜੀਤ ਕੌਰ ਭੱਟੀ ਦੇ ਵਿੱਚ ਹੈ, ਜਿਨ੍ਹਾਂ ਦਾ ਸਿਰਫ 11 ਵੋਟਾਂ ਦਾ ਫਰਕ ਨਜ਼ਰ ਆ ਰਿਹਾ। ਠੀਕ ਹੈ ਜੀ। ਜੈਤੋ ਤੋਂ ਆਪਦੇ ਜੀ ਮਾਸਟਰ ਉਧਰ ਜੀ ਬਠਿੰਡਾ ਤੋਂ ਆਪ ਦੀ ਰੁਪਿੰਦਰ ਕੌਰ ਰੂਬੀ 10,778 ਵੋਟਾਂ ਦੇ ਫਰਕ ਨਾਲ ਜਿੱਤ ਚੁੱਕੀ ਹੈ ਜੀ। ਠੀਕ ਹੈ ਜੀ। ਡਾਕਟਰ ਸਾਹਿਬ ਆਪਾਂ ਹੁਣ ਚੱਲੀਏ ਬੁਲਾਡਾ ਤੋਂ ਬਾਅਦ ਚਾਬੇਵਾਲ ਜੀ ਦਾ ਕਿ ਰਿਜ਼ਲਟ ਵੀ ਆ ਚੁੱਕਿਆ। ਇੱਥੋਂ ਡਾਕਟਰ ਰਾਜ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ 57,857 ਕੁੱਲ ਵੋਟਾਂ ਇਹਨਾਂ ਨੂੰ ਪਈਆਂ ਨੇ ਜੀ। ਅੱਛਾ ਜੀ। ਅਤੇ ਸੋਹਣ ਸਿੰਘ ਠੰਡਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੂੰ ਸਿਰਫ 28,596 ਵੋਟਾਂ ਪਈਆਂ ਨੇ, ਦੂਜੇ ਨੰਬਰ ਤੇ ਜਿਹੜੇ ਮਿਨਿਸਟਰ ਸੀਗੇ ਜੀ ਜੀ ਬਾਦਲ ਮਿਨਿਸਟਰੀ ਦੇ ਵਿੱਚ ਜੀ, ਰਮਨ ਕੁਮਾਰ ਜੋ ਕਿ ਆਮ ਆਦਮੀ ਪਾਰਟੀ ਦੇ ਸੀ ਇਹ ਮੇਰਾ ਖਿਆਲ ਜਿਹੜੇ ਕਿ ਪਹਿਲੀ ਵਾਰ ਚੋਣ ਲੜੇ ਹੋਣਗੇ ਉਹਨਾਂ ਨੂੰ 20,505 ਵੋਟਾਂ ਪਈਆਂ ਨੇ, ਨੋਟ ਬੈਡ। ਮੈਂ ਇੱਕ ਗੱਲ ਕਹੂੰਗਾ, ਠੰਡਲ ਵਰਗੇ ਨੇਤਾ ਦੇ ਨਾਲ ਕੰਪੀਟ ਕਰਨਾ ਤੇ ਬਹੁਤ ਵੱਡੀ ਗੱਲ ਹੈ। ਡਾਕਟਰ ਰਾਜ ਕੁਮਾਰ ਵੀ ਆਪਣੇ ਆਪ 'ਚ ਬਹੁਤ ਤਕੜੇ ਲੀਡਰ ਨੇ ਝਾਬੇਵਾਲ ਦੇ। ਸੋ ਝਾਬੇਵਾਲ ਦੇ ਵਿੱਚੋਂ ਡਾਕਟਰ ਰਾਜ ਕੁਮਾਰ ਜਿਹੜੇ ਨੇ ਜੇਤੂ ਨੇ ਜੀ। ਠੀਕ ਹੈ ਜੀ। ਹੁਣ ਆਪਾਂ ਆ ਜਾਈਏ ਜੀ ਚਮਕੌਰ ਸਾਹਿਬ ਦੇ ਵਿੱਚ, ਜਿਹਦੀ ਕਿ ਹਜੇ ਕਾਊਂਟਿੰਗ ਚੱਲ ਰਹੀ ਹੈ, ਜਿੱਥੋਂ ਕਿ ਚਰਨਜੀਤ ਸਿੰਘ ਚੰਨੀ ਇੰਡੀਅਨ ਨੈਸ਼ਨਲ ਕਾਂਗਰਸ ਦੇ, ਡਾਕਟਰ ਸਾਹਿਬ ਇਹ ਸੀਟ ਪੱਕੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਹੈ, ਕੋਈ ਦੋਰਾਵਾਂ ਨਹੀਂ, 61,004 ਵੋਟਾਂ ਦੇ ਨਾਲ ਉਹ ਲੀਡ ਜਿਹੜੀਆਂ ਉਹਨਾਂ ਨੂੰ ਹੁਣ ਤੱਕ ਪੈ ਚੁੱਕੀਆਂ ਨੇ। ਅੱਛਾ। ਤੇ ਮਗਰੀ ਚਰਨਜੀਤ ਸਿੰਘ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜੀ, ਉਹ 48,633 ਵੋਟਾਂ ਦੇ ਨਾਲ ਉਹਨਾਂ ਨੂੰ ਚੇਜ਼ ਕਰਦੇ ਹੋਏ ਆ ਰਹੇ ਨੇ, ਬਹੁਤ ਫਰਕ ਹੈ ਜੀ, 16,000 ਵੋਟਾਂ ਦਾ ਫਰਕ ਹੈ। ਜਸਟਿਸ ਨਿਰਮਲ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ 31,427 ਵੋਟਾਂ ਤੇ ਨੇ ਜੀ। ਅੱਛਾ। ਸੋ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਆ ਚਮਕੌਰ ਸਾਹਿਬ ਦੇ ਵਿੱਚ ਸੰਪੂਰਨ ਬਹੁਮਤ ਦੇ ਨਾਲ ਜੇਤੂ ਨਜ਼ਰ ਆ ਰਹੀ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ। ਤੇ ਜੇ ਮੈਂ ਇੱਧਰ ਰਿਜ਼ਲਟਸ ਦੇ ਉੱਤੇ ਨਿਗਾਹ ਮਾਰਾਂ ਜੀ, ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਝੋਲੀ ਦੇ ਵਿੱਚ ਸਿਰਫ ਇੱਕੋ ਹੀ ਸੀਟ ਹੈ ਜੀ, ਇੱਕੋ ਹੀ ਸੀਟ ਪਈ ਹੈ ਜੀ, ਤੇ 21 ਸੀਟਾਂ ਜਿਹੜੀਆਂ ਜੀ ਇਹ ਜਿੱਤੀਆਂ ਕਾਂਗਰਸ ਨੇ ਜੀ, ਤੇ 7 ਸੀਟਾਂ ਜਿੱਤੀਆਂ ਜੀ ਆਮ ਆਦਮੀ ਪਾਰਟੀ ਨੇ। ਡਾਕਟਰ ਸਾਹਿਬ ਮੈਂ ਦੁਬਾਰਾ ਧਿਆਨ ਦਿਵਾਉਣਾ ਚਾਹੂੰਗਾ, ਹੁਣ ਮੈਂ ਤੁਹਾਨੂੰ ਲੈ ਕੇ ਚੱਲਿਆ ਦਾਖਾ ਦੀ ਸੀਟ ਦੇ ਉੱਤੇ ਜੋ ਕਿ ਅਹਿਮ ਸੀਟ ਹੈ ਜੀ, ਅਹਿਮ ਸੀਟ ਹੈ ਜੀ ਲੁਧਿਆਣਾ ਦੇ ਨਾਲ ਪੈਂਦਾ ਦਾਖਾ ਜਿੱਥੋਂ ਕਿ ਐਚ ਐਸ ਫੂਲਕਾ ਸਾਹਿਬ ਹਰਵਿੰਦਰ ਸਿੰਘ ਫੂਲਕਾ ਸਾਹਿਬ ਮੇਰਾ ਖਿਆਲ ਪਹਿਲੀ ਵਾਰ ਮੈਨੂੰ ਅਸਲ ਨਾਮ ਪਤਾ ਲੱਗਿਆ ਐਚ ਐਸ ਫੂਲਕਾ ਸਾਹਿਬ ਦਾ ਹਰਵਿੰਦਰ ਸਿੰਘ ਫੂਲਕਾ ਆਮ ਆਦਮੀ ਪਾਰਟੀ ਦੇ ਇਹ ਸੀਟ ਪੱਕੀ ਜੀ ਦਾਖਾ ਵਾਲੀ ਆਮ ਆਦਮੀ ਪਾਰਟੀ ਦੀ ਹੈ ਜੀ ਇਹ 'ਚ ਕੋਈ ਸ਼ੱਕ ਨਹੀਂ ਜੀ ਉੱਧਰੋਂ ਅਕਾਲੀ ਦਲ ਦੇ ਐਨ ਕੇ ਕੈਪਟਨ ਅਮਰਿੰਦਰ ਸਿੰਘ 54,407 ਵੋਟਾਂ ਦੇ ਨਾਲ ਜਿੱਤ ਚੁੱਕੇ ਨੇ ਜੀ ਆਪ ਦੇ ਡਾਕਟਰ ਬਲਬੀਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੇ ਜੇ ਸਿੰਘ ਨੂੰ ਹਰਾ ਦਿੱਤਾ ਜੀ ਉਹਨਾਂ ਨੇ ਪਟਿਆਲਾ ਸ਼ਹਿਰੀ ਦੇ ਵਿੱਚੋਂ ਠੀਕ ਹੈ ਜੀ ਆਪਾਂ ਚੱਲਦੇ ਹਾਂ ਜੀ ਦਾਖਾ ਸੀਟ ਦੇ ਉੱਤੇ ਇਹ ਸੀਟ ਆਮ ਆਦਮੀ ਪਾਰਟੀ ਦੀ ਪੱਕੀ ਹੋ ਚੁੱਕੀ ਹੈ ਜੀ ਸਮਝ ਲਓ ਕਿਉਂਕਿ ਇੱਥੇ ਐਚ ਐਸ ਫੂਲਕਾ ਸਾਹਿਬ 58,923 ਵੋਟਾਂ ਦੇ ਨਾਲ ਜਿੱਤ ਚੁੱਕੇ ਨੇ ਜੀ ਠੀਕ ਹੈ ਮਤਲਬ ਕਿ ਉਹਨਾਂ ਨੂੰ 4,000 ਵੋਟਾਂ ਦੇ ਫਰਕ ਨਾਲ ਹੀ ਜਿੱਤੇ ਨੇ ਵੈਸੇ ਤਾਂ ਉਹ ਕਿਉਂਕਿ ਮਨਪ੍ਰੀਤ ਸਿੰਘ ਇਆਲੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕਹਿੰਦੇ ਕਹੁੰਦੇ ਤਕੜੇ ਲੀਡਰ ਜਿਹੜੇ ਸੀ ਉਹਨਾਂ ਦੇ ਕੰਪੀਟੀਸ਼ਨ 'ਚ ਖੜੇ ਸੀ ਉਹਨਾਂ ਨੂੰ ਕੁੱਲ ਵੋਟਾਂ ਪਈਆਂ ਨੇ 54,754 ਤੇ ਐਚ ਐਸ ਫੂਲਕਾ ਸਾਹਿਬ ਨੂੰ 58,923 ਵੋਟਾਂ ਪਈਆਂ ਨੇ ਸੋ ਡਾਕਟਰ ਸਾਹਿਬ ਜਿਹੜੀ ਜਿਹੜੀ ਸੀਟਾਂ ਦੇ ਰਿਜ਼ਲਟ ਡਿਕਲੇਅਰ ਹੋਈ ਜਾਂਦੇ ਨੇ ਉਹ ਵੀ ਤੁਸੀਂ ਜੇ ਲਿਖਣਾ ਚਾਹੋ ਤਾਂ ਲਿਖ ਸਕਦੇ ਹੋ ਐਚ ਐਸ ਫੂਲਕਾ ਸਾਹਿਬ ਜਿੱਤ ਚੁੱਕੇ ਨੇ ਜੀ ਮੈਂ ਦੱਸ ਦੇਣਾ ਦਾਖਾ ਸੀਟ ਦੇ ਉੱਤੋਂ ਠੀਕ ਹੈ ਤੇ ਦੂਜੇ ਨੰਬਰ ਤੇ ਮਨਪ੍ਰੀਤ ਸਿੰਘ ਇਆਲੀ ਰਹੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੇਜਰ ਸਿੰਘ ਭੈਣੀ ਜੋ ਕਿ 28,571 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਰਹੇ ਨੇ ਅਮਿਤ ਵਿਜ ਜਿਹੜੇ ਜੀ ਪਠਾਨਕੋਟ ਤੋਂ 11,000 ਵੋਟਾਂ ਦੇ ਫਰਕ ਨਾਲ ਜਿੱਤ ਚੁੱਕੇ ਨੇ ਜੀ ਜੀ ਡਾਕਟਰ ਸਾਹਿਬ ਹੁਣ ਮੈਂ ਤੁਹਾਨੂੰ ਦਾਖਾ ਤੋਂ ਬਾਅਦ ਜਿਹੜਾ ਲੈ ਕੇ ਚੱਲਿਆ ਦਸੂਹਾ ਦੇ ਵਿੱਚ ਮੈਂ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸ ਦੇਵਾਂ ਕਿ ਐਚ ਐਸ ਫੂਲਕਾ ਸਾਹਿਬ ਜਿੱਤ ਚੁੱਕੇ ਨੇ ਜੀ ਦਾਖਾ ਦੀ ਸੀਟ ਤੋਂ ਠੀਕ ਹੈ ਜੀ 4,000 ਵੋਟਾਂ ਦੇ ਫਰਕ ਹਾਂਜੀ ਹਾਂਜੀ ਹੁਣ ਆਪਾਂ ਚੱਲਿਆ ਦਸੂਹਾ ਦੇ ਵਿੱਚ ਜਿੱਥੇ ਕਿ ਅਰੁਣ ਡੋਗਰਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਹੈਗੇ ਨੇ ਜੀ 22,746 ਵੋਟਾਂ ਹਜੇ ਵੋਟਾਂ ਦੀ ਕਾਊਂਟਿੰਗ ਚੱਲ ਰਹੀ ਹੈ ਜੀ ਉਹਨਾਂ ਨੂੰ ਮਿਲੀਆਂ ਨੇ ਸੁਖਜੀਤ ਕੌਰ ਜੋ ਕਿ ਭਾਰਤੀ ਜਨਤਾ ਪਾਰਟੀ ਦੀ ਕੈਂਡੀਡੇਟ ਹੈ ਜੀ ਉਹਨਾਂ ਨੂੰ ਜਿਹੜੀਆਂ ਨੇ 19,021 ਵੋਟਾਂ ਮਿਲੀਆਂ ਨੇ 3,000 ਵੋਟਾਂ ਦਾ ਫਰਕ ਆ ਜੀ ਜੀ ਜੀ ਜੀ ਤੇ ਬਲਬੀਰ ਕੌਰ ਜੋ ਕਿ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਆ ਉਹਨੂੰ ਸਿਰਫ 11,928 ਵੋਟਾਂ ਮਿਲੀਆਂ ਨੇ ਠੀਕ ਹੈ ਜੀ ਜੀ ਡਾਕਟਰ ਸਾਹਿਬ ਮੈਂ ਅੱਗੇ ਲੈ ਕੇ ਚੱਲਦਾ ਪੀ ਟੀ ਸੀ ਦੇ ਬਾਅਦ ਵਿੱਚ ਤੁਹਾਨੂੰ ਦੱਸੂਗਾ ਹੁਣ ਮੈਂ ਡੇਰਾ ਬਾਬਾ ਨਾਨਕ ਲੈ ਕੇ ਚੱਲਿਆ ਤੁਹਾਨੂੰ ਲੈ ਚੱਲੋ ਜੀ ਡੇਰਾ ਬਾਬਾ ਨਾਨਕ ਦੀ ਜੇਕਰ ਮੈਂ ਗੱਲ ਕਰਾਂ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਨੇ ਉਹ ਹੁਣ ਤੱਕ ਕਾਊਂਟਿੰਗ ਚੱਲ ਰਹੀ ਹੈ ਜੀ ਉਹਨਾਂ ਨੂੰ 51,582 ਵੋਟਾਂ ਪਈਆਂ ਨੇ ਅੱਛਾ ਜੀ ਤੇ ਸੁੱਚਾ ਸਿੰਘ ਲੰਗਾ ਤਕੜੇ ਲੀਡਰ ਨੇ ਜੀ ਅਕਾਲੀ ਦਲ ਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਪਿੱਛੋਂ ਚੇਜ਼ ਕਰਦੇ ਹੋਏ ਆ ਰਹੇ ਨੇ ਜੀ 50,105 ਵੋਟਾਂ ਦੇ ਨਾਲ ਸੋ ਹਜ਼ਾਰ ਇਹ ਫਰਕ ਜਿਹੜਾ ਤਕਰੀਬਨ 1,500 ਵੋਟ ਦਾ ਜੀ ਥੋੜਾ ਹੀ ਫਰਕ ਹੈ ਜੀ ਹੋ ਸਕਦਾ ਕਿਸੇ ਵੀ ਟਾਈਮ ਕਵਰ ਹੋ ਜੇ ਉਹਨਾਂ ਦੇ ਮਗਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਉਹਨਾਂ ਨੂੰ ਉਹ ਕਰ ਰਹੇ ਸੀਗੇ ਜੀ ਉਹਨਾਂ ਨੂੰ ਸਿਰਫ 13,198 ਵੋਟਾਂ ਪਈਆਂ ਨੇ ਸੋ ਇਹ ਕਾਊਂਟਿੰਗ 'ਚ ਨਹੀਂ ਆਉਂਦਾ ਹੈਗਾ ਜੀ ਠੀਕ ਹੈ ਇੱਥੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਸਿੱਧੀ ਸਿੱਧੀ ਟੱਕਰ ਨਜ਼ਰ ਆ ਰਹੀ ਹੈ ਅਤੇ ਇਹਦੇ ਵਿੱਚੋਂ ਕੋਈ ਇੱਕ ਉਮੀਦਵਾਰ ਜਿਹੜਾ ਹੈਗਾ ਵੈਸੇ ਤਕਰੀਬਨ ਕਾਂਗਰਸ ਹੀ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਹੁਣ ਆਪਾਂ ਚੱਲਦੇ ਹਾਂ ਜੀ ਡੇਰਾ ਬਸੀ ਦੇ ਵਿੱਚ ਡੇਰਾ ਬਸੀ ਦੀ ਸੀਟ ਦਾ ਰਿਜ਼ਲਟ ਕੀ ਚੱਕਰ ਪੈ ਗਿਆ ਇਹ ਮੈਨੂੰ ਲੱਗਦਾ ਨੈੱਟ ਨੂੰ ਕੁਛ ਹੋ ਗਿਆ ਜੀ ਡੇਰਾ ਬਾਬਾ ਨਾਨਕ ਦੀ ਅੜਕ ਗਿਆ ਸੀ ਅੱਛਾ ਚਲੋ ਕੋਈ ਗੱਲ ਨਹੀਂ ਜੀ ਆਪਾਂ ਕਰ ਲੈਂਦੇ ਹਾਂ ਜਿਹੜੀ ਇਸ ਵੇਲੇ ਲੀਡ ਚੱਲ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਜਿਹੜੀ ਹੈ 16 ਸੀਟਾਂ 'ਤੇ ਲੀਡ ਕਰ ਰਹੀ ਹੈ ਜੀ ਜੀ 79 ਸੀਟਾਂ 'ਤੇ ਕਾਂਗਰਸ 79 ਸੀਟਾਂ 'ਤੇ ਕਾਂਗਰਸ ਅਤੇ 20 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ 7 ਸੀਟਾਂ ਜਿੱਤ ਚੁੱਕੀ ਹੈ ਜੀ ਆਮ ਆਦਮੀ ਪਾਰਟੀ ਅਤੇ ਕਾਂਗਰਸ 21 ਸੀਟਾਂ ਜਿੱਤ ਚੁੱਕੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ 1 ਸੀਟ ਜਿੱਤ ਚੁੱਕੀ ਹੈ ਠੀਕ ਹੈ ਜੀ ਸੋ ਮੇਰਾ ਖਿਆਲ 27 ਸੀਟਾਂ ਜਿਹੜੀਆਂ ਹਜੇ ਝੋਲੀ 'ਚ ਪੈਂਦੀਆਂ ਨਜ਼ਰ ਆ ਰਹੀਆਂ ਨੇ ਹੁਣ ਆਪਾਂ ਚੱਲਦੇ ਹਾਂ ਜੀ ਡੇਰਾ ਬਸੀ ਦੇ ਵਿੱਚ ਜਿੱਥੋਂ ਕਿ ਨਰਿੰਦਰ ਕੁਮਾਰ ਸ਼ਰਮਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹਨਾਂ ਨੂੰ 66,559 ਵੋਟਾਂ ਪੈ ਚੁੱਕੀਆਂ ਨੇ ਜੀ ਬੱਲੇ ਬੱਲੇ ਅਤੇ ਉਹਨਾਂ ਦੇ ਮਗਰ ਮਗਰ ਦਪਿੰਦਰ ਸਿੰਘ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਉਹਨਾਂ ਨੂੰ 65,882 ਵੋਟਾਂ ਪਈਆਂ ਨੇ ਇਹ ਵੀ 5-700 ਵੋਟਾਂ ਦਾ ਫਰਕ ਹੈ ਜੀ ਇੱਥੋਂ ਮੇਰੇ ਖਿਆਲ ਸ਼੍ਰੋਮਣੀ ਅਕਾਲੀ ਦਲ ਦੇ ਜਿੱਤਣ ਦੇ ਅਸਾਰ ਜ਼ਿਆਦਾ ਨਜ਼ਰ ਆ ਰਹੇ ਨੇ ਅਤੇ ਸਰਬਜੀਤ ਕੌਰ ਜੋ ਕਿ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਸੀ ਉਹਨੂੰ ਸਿਰਫ 31,647 ਵੋਟਾਂ ਹੀ ਪਈਆਂ ਨੇ ਠੀਕ ਹੈ ਜੀ ਸੋ ਡੇਰਾ ਬਸੀ ਦੇ ਵਿੱਚ ਮੇਰਾ ਖਿਆਲ ਜਿਹੜਾ ਹੈਗਾ ਜੀ ਸ਼੍ਰੋਮਣੀ ਅਕਾਲੀ ਦਲ ਜੇਤੂ ਰਹਿ ਸਕਦੀ ਹੈ ਪਰ ਇਸ ਵੇਲੇ ਲੀਡ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਕਰ ਰਹੀ ਹੈ ਨਹੀਂ ਜੀ ਸ਼੍ਰੋਮਣੀ ਅਕਾਲੀ ਦਲ ਅੱਛਾ ਸ਼੍ਰੋਮਣੀ ਅਕਾਲੀ ਦਲ ਓਕੇ ਜੀ ਜੀ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਧਰਮਕੋਟ ਦੇ ਵਿੱਚ ਚਲੋ ਜੀ ਧਰਮਕੋਟ ਦੀ ਜੇਕਰ ਮੈਂ ਗੱਲ ਕਰਾਂ, ਉੱਥੋਂ ਸੁਖਜੀਤ ਸਿੰਘ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ, ਉਹ ਜਿੱਤ ਚੁੱਕੇ ਨੇ ਜੀ। ਉਹਨਾਂ ਨੂੰ ਕੁੱਲ ਵੋਟਾਂ ਪਈਆਂ ਨੇ 63,238 ਵੋਟਾਂ। ਠੀਕ ਹੈ ਜੀ। ਤੇ ਸ਼੍ਰੋਮਣੀ ਅਕਾਲੀ ਦਲ ਦੇ ਤੋਤਾ ਸਿੰਘ ਨੂੰ ਸਿਰਫ 41,020 ਵੋਟਾਂ ਪਈਆਂ ਸੀ। ਓਕੇ। ਤੇ ਦਲਜੀਤ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ, ਉਹਨਾਂ ਨੂੰ ਸਿਰਫ 34,615 ਵੋਟਾਂ ਪਈਆਂ ਨੇ ਜੀ। ਠੀਕ ਹੈ ਜੀ। ਸੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਖਜੀਤ ਸਿੰਘ ਜੋ ਕਿ ਨੇ ਧਰਮਕੋਟ ਤੋਂ ਜਿੱਤ ਚੁੱਕੇ ਨੇ, ਵੱਡੇ ਫਰਕ ਨਾਲ ਜਿੱਤੇ ਨੇ ਜੀ। ਤਕਰੀਬਨ ਮੈਂ ਕਹਿ ਸਕਦਾ 22,000 ਵੋਟਾਂ ਦੇ ਫਰਕ ਨਾਲ ਉਹ ਤੋਤਾ ਸਿੰਘ ਤੋਂ ਜਿੱਤ ਚੁੱਕੇ ਨੇ। ਠੀਕ ਹੈ ਜੀ। ਧਰਮਕੋਟ ਤੋਂ ਹੁਣ ਆਪਾਂ ਚੱਲਦੇ ਹਾਂ ਜੀ ਧੂਰੀ ਦੇ ਵਿੱਚ। ਧੂਰੀ ਦੇ ਵਿੱਚ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਰੀ ਸਿੰਘ ਜੋ ਕਿ ਪ੍ਰੀਤ ਟਰੈਕਟਰਸ ਦੇ ਮਾਲਕ ਨੇ, ਅੱਛਾ ਜੀ, MD ਨੇ, ਉਹ ਧੂਰੀ ਤੋਂ ਚੋਣ ਲੜ ਰਹੇ ਸੀ। ਤੇ ਉੱਥੋਂ ਹੀ ਜਸਬੀਰ ਸਿੰਘ ਜੱਸੀ ਸੇਖੋਂ ਆਮ ਆਦਮੀ ਪਾਰਟੀ ਦੇ ਚੋਣ ਲੜ ਰਹੇ ਸੀ। ਅੱਛਾ ਜੀ। ਤੇ ਨਾਲ ਨਾਲ ਦਲਵੀਰ ਸਿੰਘ ਗੋਲਡੀ, ਇੰਡੀਅਨ ਨੈਸ਼ਨਲ ਕਾਂਗਰਸ ਦਾ ਯੂਥ ਲੀਡਰ ਮੰਨਿਆ ਜਾਂਦਾ ਜੀ, ਤੇ ਸਾਡਾ ਚੰਗਾ ਮਿੱਤਰ ਹੈ, ਉਹ ਚੋਣ ਲੜ ਰਿਹਾ ਸੀਗਾ ਜੀ। ਸੋ ਹਰੀ ਸਿੰਘ ਅੰਕਲ ਸਾਡੇ ਨਾਭੇ ਤੋਂ ਨੇ ਜੀ, ਪ੍ਰੀਤ ਟਰੈਕਟਰਸ ਦੇ MD ਨੇ, ਤੇ ਦਲਵੀਰ ਗੋਲਡੀ ਜਿਹੜਾ ਹੈਗਾ ਧੂਰੀ ਤੋਂ ਹੀ ਹੈ, ਮੁੰਡਾ ਲੋਕਲ ਹੈ। ਸੋ ਮੈਂ ਉੱਥੋਂ ਦੀ ਵੋਟਾਂ ਦੀ ਗਿਣਤੀ ਜੇ ਮੈਂ ਦੱਸਾਂ, ਦਲਵੀਰ ਸਿੰਘ ਗੋਲਡੀ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਹੈ, ਇਹਨੂੰ 40,637 ਵੋਟਾਂ ਪਈਆਂ ਨੇ ਜੀ ਹੁਣ ਤੱਕ, ਹਜੇ ਗਿਣਤੀ ਚੱਲ ਰਹੀ ਆ। ਅੱਛਾ ਜੀ। ਸੋ ਕਾਂਗਰਸ ਦੀ ਇੱਥੋਂ ਜਿੱਤ ਨਿਸ਼ਚਿਤ ਹੈ ਜੀ, ਕਿਉਂਕਿ ਜਸਬੀਰ ਸਿੰਘ ਜੱਸੀ ਸੇਖੋਂ ਜੋ ਕਿ ਆਮ ਆਦਮੀ ਪਾਰਟੀ ਦੇ ਨੇ, ਉਹਨਾਂ ਨੂੰ ਸਿਰਫ 37,112 ਵੋਟਾਂ ਹੀ ਮਿਲੀਆਂ ਨੇ ਧੂਰੀ ਦੇ ਵਿੱਚੋਂ। ਅੱਛਾ ਜੀ। ਹਰੀ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀਗੇ, ਜੋ ਕਿ ਪ੍ਰੀਤ ਟਰੈਕਟਰਸ ਦੇ MD ਵੀ ਨੇ, ਉਹਨਾਂ ਨੂੰ ਸਿਰਫ 21,954 ਵੋਟਾਂ ਹੀ ਪਈਆਂ ਨੇ। ਠੀਕ ਹੈ। ਸੋ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਉੱਥੋਂ ਤਾਂ ਜਿਹੜੀ ਹੈਗੀ ਆ ਜੀ, ਨਹੀਂ ਨਜ਼ਰ ਆ ਰਹੀ ਕਿਤੇ ਵੀ। ਦਲਵੀਰ ਗੋਲਡੀ ਧੂਰੀ ਦੀ ਸੀਟ ਜਿਹੜੀ ਹੈ, ਮੈਨੂੰ ਲੱਗਦਾ ਕੱਟ ਜਾਣਗੇ। ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਜੀ ਦੀਨਾ ਨਗਰ ਦੇ ਵਿੱਚ। ਚਲੋ ਜੀ। ਦੀਨਾ ਨਗਰ ਦੇ ਵਿੱਚ ਅਰੁਣਾ ਚੌਧਰੀ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਜੀ, ਉਹਨਾਂ ਨੂੰ 69,695 ਵੋਟਾਂ ਜਿਹੜੀਆਂ ਨੇ ਜੀ ਪੈ ਚੁੱਕੀਆਂ ਨੇ ਹੁਣ ਤੱਕ, ਕਾਊਂਟਿੰਗ ਚੱਲ ਰਹੀ ਹੈ। ਉਹਨਾਂ ਨੂੰ ਪਿੱਛੋਂ ਭਾਰਤੀ ਜਨਤਾ ਪਾਰਟੀ ਦੇ ਬਿਸ਼ਨ ਦਾਸ, ਮੈਂ ਇੱਕੋ ਗੱਲ ਕਹੂੰਗਾ ਜੀ, ਅਰੁਣਾ ਚੌਧਰੀ ਜਿੱਤ ਚੁੱਕੇ ਨੇ ਦੀਨਾ ਨਗਰ ਦੇ ਵਿੱਚੋਂ, ਕਿਉਂਕਿ ਬਿਸ਼ਨ ਦਾਸ ਨੂੰ ਸਿਰਫ 38,897 ਵੋਟਾਂ ਪਈਆਂ ਨੇ, ਯਾਨੀ 31,000 ਵੋਟਾਂ ਦੇ ਫਰਕ ਨਾਲ ਹਰਾਇਆ ਜੀ। ਜਿੱਤ ਰਹੀ ਹੈ ਜੀ, ਹਜੇ ਕਾਊਂਟਿੰਗ ਚੱਲ ਰਹੀ ਹੈ। ਆਮ ਆਦਮੀ ਜਿੱਤ ਚੁੱਕੇ ਨੇ, ਵੈਸੇ ਤਾਂ ਆਪਾਂ ਕਹਿ ਸਕਦੇ ਹਾਂ, ਜੋਗਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਨੂੰ ਸਿਰਫ 9,992 ਵੋਟਾਂ ਪਈਆਂ ਨੇ। ਸੋ ਦੀਨਾ ਨਗਰ ਵਾਲੀ ਸੀਟ ਜਿਹੜੀ ਹੈਗੀ ਜੀ, ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਝੋਲੀ ਪੈ ਚੁੱਕੀ ਹੈ ਤਕਰੀਬਨ। ਠੀਕ ਹੈ। ਤਕਰੀਬਨ ਕੀ, ਉਹ ਤਾਂ ਪੱਕੀ ਹੋ ਪੈ ਗਈ ਸੀ, ਹੁਣ 31,000 ਵੋਟਾਂ ਦਾ ਫਰਕ ਨਹੀਂ ਕੋਈ ਦੂਰ ਕਰ ਸਕਦਾ। ਨਾ ਜੀ ਨਾ। ਹੁਣ ਆਪਾਂ ਚੱਲਦੇ ਹਾਂ ਜੀ ਦੜਬਾ ਸੀਟ ਦੇ ਉੱਤੇ। ਅੱਛਾ ਜੀ। ਇਹ ਸੀਟ ਕਾਫੀ ਜਿਹੜੀ ਹੈ ਇੰਟਰਸਟਿੰਗ ਹੈ ਜੀ। ਇੱਥੋਂ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਜੀ, ਉਹ 42,542 ਵੋਟਾਂ ਜਿਹੜੀਆਂ ਉਹਨਾਂ ਨੂੰ ਹੁਣ ਤੱਕ ਪੈ ਚੁੱਕੀਆਂ ਨੇ ਦੜਬੇ ਸੀਟ ਦੇ ਉੱਤੋਂ। ਠੀਕ ਹੈ ਜੀ। ਉਹਨਾਂ ਦੇ ਮਗਰ ਜਿਹੜਾ ਉਹਨਾਂ ਨੂੰ ਚੇਜ਼ ਕਰਦਾ ਹੋਇਆ ਕੈਂਡੀਡੇਟ ਆ ਰਿਹਾ, ਉਹ ਹੈ ਅਜੈਬ ਸਿੰਘ ਰੋਲ ਤੋਂ, ਰਾਲ ਤੋਂ, ਜਿਹੜੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਲੀਡਰ ਨੇ ਜੀ। ਠੀਕ ਹੈ। ਉਹਨਾਂ ਨੂੰ 40,424 ਵੋਟਾਂ ਪਈਆਂ ਨੇ ਜੀ ਹਜੇ ਤੱਕ। ਇਹਦਾ ਮਤਲਬ ਇਹ ਹੋਇਆ ਵੀ 2,500 ਵੋਟਾਂ ਦਾ ਫਰਕ ਆ। ਤੇ ਨਾਲ ਹੀ ਗੁਲਜ਼ਾਰ ਸਿੰਘ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ, ਉਹ 40,192 ਵੋਟਾਂ ਤੇ ਆ ਰਿਹਾ ਜੀ। ਅੱਛਾ। ਸੋ ਥੋੜ੍ਹਾ ਥੋੜ੍ਹਾ ਹੀ ਫਰਕ ਹੈ ਜੀ, ਪਰ ਹਜੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹਰਪਾਲ ਸਿੰਘ ਚੀਮਾ ਉੱਥੋਂ ਲੀਡ ਕਰ ਰਿਹਾ। ਠੀਕ ਹੈ। 2,500 ਵੋਟ ਦੇ ਨਾਲ। ਸੋ ਮੈਨੂੰ ਲੱਗਦਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਅੱਗੇ ਪਿੱਛੇ ਹੋ ਸਕਦੇ ਨੇ, ਪਰ ਦੜਬਾ ਦੀ ਸੀਟ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਸੋਰੀ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈ ਜਾਣੀ ਆ ਉਹ। ਠੀਕ ਹੈ ਜੀ। ਅਤੇ ਹੁਣ ਫਰੀਦਕੋਟ ਚੱਲੀਏ ਜੀ। ਚਲੋ ਜੀ। ਜਿੱਥੇ ਖੁਸ਼ਹਾਲਦੀਪ ਸਿੰਘ ਕਿੱਕੀ ਢਿੱਲੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ, ਜੋ ਕਿ ਜਿੱਤ ਚੁੱਕੇ ਨੇ ਮੈਂ ਕਹਿ ਸਕਦਾ ਇੱਕ ਪ੍ਰਕਾਰ ਨਾਲ, ਬਿਲਕੁਲ ਜਿੱਤ ਚੁੱਕੇ ਜੀ, ਨਤੀਜਾ ਆ ਗਿਆ, ਪਰ ਹਜੇ ਜਿਹੜੀ ਇੱਥੇ ਵੈਬਸਾਈਟ 'ਤੇ ਨਹੀਂ ਆਇਆ ਜੀ, ਵੋਟਾਂ ਚੱਲ ਰਹੀਆਂ ਨੇ, ਗਿਣਤੀ ਚੱਲ ਰਹੀ ਹੈ ਜੀ। ਠੀਕ ਹੈ। ਉਹਨਾਂ ਨੂੰ 51,026 ਵੋਟਾਂ ਪੈ ਚੁੱਕੀਆਂ ਨੇ। ਉਹਨਾਂ ਨੇ ਜਿੱਤ ਦਾ ਐਲਾਨ ਇਸ ਕਰਕੇ ਕਰ ਦਿੱਤਾ ਕਿਉਂਕਿ ਗੁਰਦਿੱਤ ਸਿੰਘ ਸੇਖੋਂ ਜੋ ਕਿ ਆਮ ਆਦਮੀ ਪਾਰਟੀ ਦੇ ਨੇ, ਉਹ ਸਿਰਫ 39,367 ਵੋਟਾਂ 'ਤੇ ਜਿਹੜੇ ਨੇ ਪਿੱਛੇ ਉਹਨਾਂ ਨੂੰ ਚੇਜ਼ ਕਰ ਰਹੇ ਨੇ। ਅੱਛਾ ਜੀ। ਸੋ ਇਸ ਕਰਕੇ ਮੇਰੇ ਖਿਆਲ ਉਹਨਾਂ ਨੇ ਕਿੱਕੀ ਢਿੱਲੋਂ ਨੂੰ ਜਿਹੜਾ ਡਿਕਲੇਅਰ ਕਰ ਦਿੱਤਾ ਕਿ ਉਹ ਜਿੱਤ ਚੁੱਕੇ ਨੇ, ਕਿਉਂਕਿ 51,000 ਅਤੇ 39,000 ਡਾਕਟਰ ਸਾਹਿਬ 20,000 ਵੋਟਾਂ ਦਾ, 11,000 ਵੋਟਾਂ ਦਾ ਫਰਕ ਕਹਿ ਸਕਦੇ, 12,000 ਵੋਟਾਂ ਦਾ ਫਰਕ ਹੈ ਜੀ ਜੀ, ਇਹ ਕਵਰ ਕਰਨਾ ਬਹੁਤ ਮੁਸ਼ਕਲ ਹੈ। ਅਤੇ ਨਾਲ ਨਾਲ ਮੈਂ ਦੱਸ ਦੇਵਾਂ ਕਿ ਉੱਥੋਂ ਪਰਮ ਸਿੰਘ ਬੰਟੀ ਰੋਮੋਨਾ ਸ਼੍ਰੋਮਣੀ ਅਕਾਲੀ ਦਲ ਦੇ ਜੋ ਉਮੀਦਵਾਰ ਨੇ, ਉਹ 32,612 ਵੋਟਾਂ 'ਤੇ ਚੇਜ਼ ਕਰ ਰਹੇ ਨੇ। ਸੋ ਮੈਨੂੰ ਲੱਗਦਾ ਕਿੱਕੀ ਢਿੱਲੋਂ ਉੱਥੋਂ ਜਿੱਤ ਚੁੱਕੇ ਨੇ, ਦੂਜੇ ਨੰਬਰ 'ਤੇ ਆਮ ਆਦਮੀ ਪਾਰਟੀ ਆਊਗੀ ਜੀ ਫਰੀਦਕੋਟ ਦੇ ਵਿੱਚੋਂ। ਠੀਕ ਹੈ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਫਤਿਹਗੜ੍ਹ ਚੂੜੀਆਂ ਦੇ ਵਿੱਚ। ਜਿੱਥੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਉਮੀਦਵਾਰ, ਕਾਊਂਟਿੰਗ ਹਜੇ ਚੱਲ ਰਹੀ ਹੈ ਜੀ, ਉਹਨਾਂ ਨੂੰ 48,327 ਵੋਟਾਂ ਪਈਆਂ ਨੇ ਜੀ ਅਜੇ ਤੱਕ। ਪਿੱਛੋਂ ਨਿਰਮਲ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਜੀ, ਉਹ ਚੇਜ਼ ਕਰਦੇ ਹੋਏ ਆ ਰਹੇ ਨੇ 45,821 ਵੋਟਾਂ ਦੇ ਨਾਲ, ਤੇ ਗੁਰਵਿੰਦਰ ਸਿੰਘ ਸ਼ਾਮਪੁਰਾ ਆਮ ਆਦਮੀ ਪਾਰਟੀ ਦੇ ਨੂੰ ਸਿਰਫ 11,816 ਵੋਟਾਂ ਪਈਆਂ ਨੇ। ਸੋ ਇੱਥੋਂ ਦਾ ਜਿੱਤਣ ਦਾ ਆਸਾਰ ਕੋਈ ਹੈ ਹੀ ਨਹੀਂ। ਜੇਕਰ ਮੈਂ ਦੇਖਾਂ 3,000 ਵੋਟਾਂ ਦਾ ਫਰਕ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰ ਦੇ ਵਿਚਕਾਰ ਚੱਲ ਰਿਹਾ ਫਤਿਹਗੜ੍ਹ ਚੂੜੀਆਂ ਦੇ ਵਿੱਚ। ਸੋ ਮੈਨੂੰ ਲੱਗਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਨੇ ਉੱਥੋਂ ਜਿੱਤ ਜਾਣਗੇ ਜੀ। ਠੀਕ ਹੈ। ਸੋ ਫਰੀਦਕੋਟ ਦੀ ਸੀਟ